ਉਹ ਜਿਸ ਵੇਲੇ ਉਹਨਾਂ ਨੇ ਕਿਹਾ ਕੋਈ ਨਹੀਂ ਫਿਕਰ ਨਾ ਕਰੋ, ਉਹਨਾਂ ਨੇ ਇੱਕ ਸਿਫਰਾ ਲਾ ਦਿੱਤਾ 10 ਲਿਖ ਕੇ, 100 ਸਾਲ ਦੀ ਕਰ ਦਿੱਤੀ। ਉਹ ਕਹਿੰਦੇ ਵੀ ਤਾਂ ਕੰਮ ਸੋ ਦੂਸਰਿਆਂ ਸੰਤਾਂ ਪੈ, ਉਹਨਾਂ ਨੇ ਸਿਫਰਾ ਲਾ ਦਿੱਤਾ 1000 ਸਾਲ ਦੀ ਹੋ ਗਈ, ਚੱਲ ਪਿਆ ਕੰਮ। ਉਹ ਕਹਿੰਦੇ ਵੀ ਇੱਦਾਂ ਨਹੀਂ ਹੁਣ ਕੰਮ ਸਰਦਾ, ਵੀ 33 ਕਰੋੜ ਦੇਵਤੇ ਨੂੰ ਕਹੋ ਵੀ ਨਾ ਕਿ ਬਿੰਦੀਆਂ ਲਾ ਦੇਣ ਸਾਰੇ, ਹੁਣ ਉਹਦਾ ਹਿਸਾਬ ਨਹੀਂ ਕੋਈ ਲਾ ਸਕਦਾ, ਵੀ 33 ਕਰੋੜ ਜਿੱਥੇ ਬਿੰਦੀਆਂ ਲੱਗ ਜਾਣ ਤਾਂ ਕਿੱਥੇ ਹਿਸਾਬ ਜਾਏਗਾ। ਉਹ ਮਾਰਕੰਡਾ ਹੈ, ਉਹ ਨਹੀਂ ਮਰਦਾ। ਅਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਉਸ ਦੇ ਨਾਲ ਮਿਲਾਪ ਹੋਇਆ, ਜਿਸ ਨੇ ਅਜੇ ਸੁਰ ਕਿੱਥੇ ਕਾ ਤੇਰੀ, ਅਸੀਂ ਤਾਂ ਇੱਥੇ ਹਾਂ ਅਤੇ ਇੱਥੇ ਕਰ ਲਓ। ਸਤਿਗੁਰੂ ਜੀ ਨੂੰ ਮਿਲਿਆ, ਕਾਂ ਦੇ ਰੂਪ ਵਿੱਚ ਆਓ ਅਤੇ ਗਰੜ ਦੀ ਸ਼ੰਕਾ ਵੀ ਤੁਸੀਂ ਕਰੋ, ਗਰੜ ਦੀ ਸ਼ੰਕਾ ਵੀ ਇੱਥੇ ਹੋ ਸਕਦਾ ਕਿ ਇੱਥੇ ਹੋ ਸਕਦਾ। ਉਹ ਕਾਗ ਪਸੁੰਡ ਨੂੰ ਸਤਿਗੁਰੂ ਜੀ ਮਿਲੇ, ਉਹ ਵੀ ਨਿਰਗੁਣ ਅਤੇ ਸਰਗੁਣ ਦਾ ਥੋੜ੍ਹਾ ਜਿਹਾ ਬਹਿਸ ਹੋਈ ਸੀ। ਉਹ ਕਹਿੰਦਾ ਸੀ ਮੈਂ ਸਰਗੁਣ ਦਾ ਉਪਾਸ਼ਕ ਹਾਂ ਅਤੇ ਗੁਰੂ ਕਹਿੰਦਾ ਸੀ ਨਿਰਗੁਣ ਦੀ ਉਪਾਸ਼ਨਾ ਕਰ। ਇਸ ਗੱਲ ਕਰਕੇ ਬਹਿਸ ਹੋਈ। ਇਸ ਬਹਿਸ ਦੇ ਵਿੱਚ ਉਹ ਕਹਿੰਦੇ ਕਿਉਂ ਕਾਂ ਕਾਂ ਕਰਦਾ ਹੈ? ਉਹ ਕਹਿੰਦੇ ਚੰਗਾ ਮੈਂ ਕਾਂ ਤੇ ਕਾਂ ਹੀ ਰਹਾਂਗਾ, ਪਰ ਮੈਂ ਸਰਗੁਣ ਦੀ ਉਪਾਸ਼ਨਾ ਕਰਾਂਗਾ। ਹੁਣ ਧਿਆਨ ਰੱਖਣਾ, ਗੁਰੂ ਨਾਨਕ ਦੇਵ ਸਰਗੁਣ ਰੂਪ ਧਾਰ ਕੇ ਤੋਂ ਕਲਯੁਗ ਚ ਆਏ ਹਨ। ਓ ਮੈਂ ਮਛਲੀ ਕੈਸੇ ਅੰਤ ਲਹਾਂ, ਮੈਂ ਮਛਲੀ ਕੈਸੇ ਅੰਤ ਲਹਾਂ, ਮੈਂ ਮਛਲੀ ਕੈਸੇ ਅੰਤ ਲਹਾਂ, ਤੂੰ ਧਰਿਆ ਮੇਰਾ, ਤੂੰ ਧਰਿਆ ਮੇਰਾ, ਓ ਤੂੰ ਧਰਿਆ ਮੇਰਾ, ਤੂੰ ਧਰਿਆ ਮੇਰਾ, ਤੂੰ ਧਰਿਆ ਮੇਰਾ, ਤੂੰ ਧਰਿਆ ਮੇਰਾ, ਦਾਨਾ ਮੀਨਾ ਮੈਂ ਮਛਲੀ, ਮੈਂ ਮਛਲੀ ਕੈਸੇ ਅੰਤ ਲਹਾਂ, ਮੈਂ ਮਛਲੀ ਕੈਸੇ ਅੰਤ ਲਹਾਂ, ਹੇ ਤੂੰ ਦਰਿਆ ਮੇਰਾ, ਤੂੰ ਦਰਿਆ ਮੇਰਾ, ਦਾਨਾ ਬੀਨਾ ਮੈਂ ਮਛਲੀ, ਮਛਲੀ ਤੋਂ ਗੁਰਮੁਖੋ ਰਹੋ ਵਿਚਾਰ। ਉਹ ਸਤਿਗੁਰੂ ਥੋੜ੍ਹੀ ਬਹੁਤੀ ਮਿਸ਼ਰੀ ਤੋਂ ਲਿਖਦੀ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਇਹ ਕਲਯੁੱਗ ਦਾ ਕਿਸੇ ਵਿਦਵਾਨ ਨੇ ਜਿਸ ਤਰ੍ਹਾਂ ਲਿਖਿਆ, ਜਦੋਂ ਆਣ ਕੇ ਕਲੂ ਨੇ ਜ਼ੋਰ ਕੀਤਾ ਅਤੇ ਗੁਰੂ ਨਾਨਕ ਜੀ ਆਪ ਨਿਰੰਕਾਰ ਆਏ, ਅਤੇ ਜਦੋਂ ਆਣ ਨੂੰ ਰੰਗੇ ਨੇ ਜ਼ੁਲਮ ਕੀਤਾ ਤਾਂ ਗੁਰੂ ਦਸਮ ਜੀ ਖੜਗ ਨੂੰ ਧਾਰ ਆਏ, ਅਤੇ ਫਿਰ ਕਹਿੰਦੇ ਰਹਿਤ ਵਿਗੜ ਗਈ ਸੀ ਜਦੋਂ ਖਾਲਸੇ ਦੀ, ਤਾਂ ਗੁਰੂ ਰਾਮ ਸਿੰਘ ਧਾਰ ਅਵਤਾਰ ਚੀਨੀ ਅਸਵਾਰ ਆਏ। ਤੋ ਇਸ 'ਤੇ ਮੈਂ ਅਰਜ ਕਰਦਾ ਸੀ, ਜਿਸ ਵੇਲੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਪ੍ਰਕਾਸ਼ ਕੀਤਾ, ਉਸ ਵੇਲੇ ਗੁਰੂ ਦੁਆਪਰ ਦਾ ਯੁੱਗ, ਗੁਰੂ ਜਿਹੜਾ ਸੀ ਕ੍ਰਿਸ਼ਨ ਮਹਾਰਾਜ ਤੋਂ ਬਾਅਦ ਇੱਦਾਂ ਮਹਾਨ ਵਿਅਕਤੀ ਨਹੀਂ ਸੀ ਕੋਈ ਆਇਆ, ਸੰਤ ਸਾਧ ਜਿਹਨਾਂ ਨੂੰ ਨਿਤ ਅਵਤਾਰ ਲਿਖਿਆ ਹੈ। ਅਤੇ ਗੁਰੂ ਨਾਨਕ ਦੇਵ ਜੀ ਨੇ ਇਹ ਕਿਹਾ ਸੀ ਕਿ ਜੁਗਾ ਜੁਗੰਤਰ ਸਤਿਗੁਰੂ ਦੂਸਰ ਹੋਆ ਨਾ ਹੋਗ, 84 ਜਾਮੇ ਪੈਰ ਕੇ ਪਾਛੇ ਪਿਆ ਲੋਪ, ਅਤੇ 70 ਜਾਮੇ ਭਗਤ ਜਨ, 14 ਸਤਿਗੁਰ ਰਾਏ, ਗੁਰਮੁਖ ਹੋਏ ਸੋ ਮਿਲ ਰਹੇ ਮਨਮੁਖ ਲਹੇ ਸਜਾਏ, ਅਤੇ ਭਰ ਬੇੜੇ ਲੈ ਜਾਏਗਾ ਸੰਤ ਜਨਾ ਕੇ ਪੂਰ, ਅਤੇ ਵੇਮੁਖ ਟੁੱਟੇ ਟੁੱਟਮੂਏ ਅਤੇ ਸਨਮੁਖ ਭੈ ਕਬੂਲ, ਗੁਰੂ ਸ਼ਬਦ ਜਿਨ ਜਾਣਿਆ ਮਿਟਿਆ ਆਵਣ ਜਾਣ, ਨਾਨਕ ਧੰਨ ਧੰਨ ਧੰਨ ਤੇ ਆਏ ਤੇ ਪ੍ਰਵਾਨ, ਜਿਸ ਦੇ ਉੱਤੇ ਕਿਰਪਾ ਕੀਤੀ ਸਾਡੇ ਭਾਈਚਾਰੇ ਨੇ, ਅਸੀਂ ਪਤਾ ਨਹੀਂ ਇਹਨੂੰ ਪਾਪ ਨਹੀਂ ਸਮਝਦੇ, ਹਾਲਾਂਕਿ ਸਾਖੀਆਂ ਇਹ ਅਸੀਂ ਕਰਦੇ ਹਾਂ ਕਿ ਰਾਮ ਰਾਏ ਨੇ ਔਰੰਗਜ਼ੇਬ ਦੇ ਰੋਹਬ ਵਿੱਚ ਆ ਕੇ ਮੁਸਲਮਾਨ ਦੇ ਥਾਂ ਬੇਈਮਾਨ ਕਹਿ ਦਿੱਤਾ ਕਿ ਮਿੱਟੀ ਬੇਈਮਾਨ ਕੀ, ਅਤੇ ਸਤਿਗੁਰੂ ਜੀ ਨੇ ਕਿਹਾ ਵੀ ਸਾਡੇ ਉਹ ਮੱਥੇ ਨਾ ਲੱਗੇ, ਜਿੱਧਰ ਉਹਦਾ ਮੂੰਹ ਉੱਧਰ ਚਲਾ ਜਾਏ, ਅਤੇ ਗੁਰਿਆਈਓ ਉਹ ਖਾਰਜ, ਅਤੇ ਅਸੀਂ ਜਿਹੜੇ ਇੱਕ ਦੁਨੀਆ ਨੂੰ ਭੁਲੇਖਾ ਪਾਉਣ ਵਾਸਤੇ ਇਤਿਹਾਸ ਛਾਪਣ ਵਾਲੇ ਸਤਿਗੁਰਾਂ ਦੀ ਉਚਾਰਨ ਕੀਤੀ ਤੁਕ ਨੂੰ ਅਸੀਂ ਉਲਟਾਉਂਦੇ ਹਾਂ ਤਾਂ ਫਿਰ ਸਾਡਾ ਕੀ ਹਸ਼ਰ ਹੋਏਗਾ ਉਹ ਅਕਾਲ ਪੁਰਖ ਜਾਣੇ। ਉੱਥੇ ਜਿੱਥੇ 70 ਜਾਮੇ ਭਗਤ ਜਨ ਸੀ ਲਿਖਿਆ ਉੱਥੇ 74 ਜਾਮੇ ਭਗਤ ਜਨ ਲਿਖ ਦਿੱਤਾ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਅਜਿੱਤੇ ਰੰਧਾਵੇ ਦੇ ਨਾਲ ਗੋਸ਼ਟ ਕਰਦਿਆਂ ਉਹਨਾਂ ਨੇ ਇਹ ਫਰਮਾਤਾ ਸੀ ਕਿ ਭਾਈ 12ਵਾਂ ਜਾਮਾ ਕਰੜਾ ਰਾਹ ਦੱਸੇਗਾ। ਉੱਥੇ ਮੁੜ ਮੁੜ ਕੇ ਇੱਦਾਂ ਹੀ ਲਿਖਿਆ ਕਿ 10ਵਾਂ ਜਾਮਾ ਕਰੜਾ ਰਾਹ ਦੱਸੇਗਾ। ਉਹ 10ਾਂ ਤੋਂ ਉੱਪਰ ਅੱਜ ਮੈਂ ਇੱਕ ਲੇਖ ਪੜ੍ਹ ਰਿਹਾ ਸੀ ਕਿਸੇ ਵਿਦਵਾਨ ਦਾ, ਉਸ ਨੇ ਸ਼ਬਦ ਗੁਰੂ ਦੇ ਉੱਤੇ ਬੜਾ ਜ਼ੋਰ ਲਾਇਆ। ਮੈਂ ਕਿਹਾ ਮੁੜ ਕੇ ਖੋਤੀ ਬੋਰਡ ਥੱਲੇ ਹੀ ਆਉਣੀ ਹੈ, ਇਹ ਜਿੱਥੋਂ ਵੀ ਮਰਜ਼ੀ ਇਹਨਾਂ ਨੂੰ ਕਰਦਾ ਆਵੇ। ਇਹ ਨਾ ਕਿ ਉਸਨੇ ਕੀ ਜ਼ਾਹਰ ਕੀਤਾ ਕਿ ਸ਼ਬਦ ਗੁਰੂ ਜਿਹੜਾ ਉਹ ਇੱਥੋਂ ਤੱਕ ਵੀ ਕਹਿ ਗਿਆ ਕਿ 10 ਗੁਰੂ ਜਿਹੜੇ ਹੋਏ ਹਨ ਉਹਨਾਂ ਦੀਆਂ ਵੀ ਦੇਹਾਂ ਜ਼ਰੂਰ ਸਨ, ਮਗਰ ਸਿੱਖਾਂ ਦਾ ਉਧਾਰ ਸ਼ਬਦ ਗੁਰੂ ਨੇ ਕੀਤਾ। ਮੈਂ ਕਿਹਾ ਬਈ ਸ਼ਾਬਾਸ਼ ਏ, ਮੈਂ ਕਿਹਾ ਕਮ ਸੇ ਕਮ ਤੈਅ ਨਾ ਕਿ ਉਹ 10ਾਂ ਗੁਰੂਆਂ ਨੂੰ ਵੀ ਤਾਂ ਥੋੜ੍ਹਾ ਜਿਹਾ ਇਸ ਤਰ੍ਹਾਂ ਹੀ ਉਹ ਉਸੇ ਸ਼੍ਰੇਣੀ 'ਚ ਰਲਾ ਦਿੱਤਾ ਜਿੱਥੇ ਗੁਰੂ ਰਾਮ ਸਿੰਘ ਨੂੰ ਰਲਾਇਆ ਸੀ। ਤੋ ਇਹ ਚੀਜ਼ਾਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਹ ਆ ਗਿਆ ਜੀ ਬਾਬਾ ਵੈਦ ਰੋਗੀਆਂ ਦਾ, ਉਹ ਰੋਗੀਆਂ ਦਾ ਵੈਦ, ਨਾਮ ਦਾਰੂ ਲੈ ਕੇ ਆਇਆ ਸੰਸਾਰ ਰੋਗੀ, ਨਾਮ ਦਾਰੂ ਮੈਲ ਲਾਗੇ ਸੱਚ ਬਣਾ। ਇਹ ਜਿਹੜਾ ਨਾਮ ਤੁਸੀਂ ਜਪਦੇ ਹੋ, ਕ੍ਰਿਸ਼ਨ ਮਹਾਰਾਜ ਜੀ ਤੋਂ ਬਾਅਦ ਦੁਆਪਰ ਯੁੱਗ ਦੇ ਮਹਾਨ ਸਤਿਗੁਰੂ ਸ਼੍ਰੀ ਕ੍ਰਿਸ਼ਨ ਮਹਾਰਾਜ, ਗੁਰਬਾਣੀ ਜਿਸ ਤਰ੍ਹਾਂ ਲਿਖਿਆ, ਸਤਿਯੁਗ ਤੈ ਮਾਣਿਓ ਛਲਿਓ ਬਲਬਾਵਨ ਪਾਇਓ, ਤ੍ਰੇਤੇ ਤੈ ਮਾਣਿਓ ਰਾਮ ਰਘਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤ ਜਨ ਦੀਓ, ਕਲਯੁਗ ਪ੍ਰਮਾਣ ਗੁਰੂ ਨਾਨਕ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਵਚਲ ਅਟਲ ਆਦਿ ਪੁਰਖ ਫਰਮਾਇਓ। ਆਦਿ ਪੁਰਖ ਬ੍ਰਹਮਾ ਉਸਨੇ ਫਰਮਾ ਦਿੱਤਾ ਕਿ ਸਤਿਯੁਗ ਦੇ ਵਿੱਚ ਜਿਹੜਾ 52 ਬਣਿਆ ਸੀ ਉਹੋ ਹੀ ਤ੍ਰੇਤੇ ਦੇ ਵਿੱਚ ਰਾਮਚੰਦਰ ਬਣਿਆ, ਅਤੇ ਜਿਹੜਾ ਤ੍ਰੇਤੇ 'ਚ ਰਾਮਚੰਦਰ ਬਣਿਆ ਸੀ ਉਹੋ ਹੀ ਦੁਆਪਰ ਦੇ ਵਿੱਚ ਕ੍ਰਿਸ਼ਨ ਮਹਾਰਾਜ ਬਣਿਆ, ਜਿਹੜਾ ਕ੍ਰਿਸ਼ਨ ਮਹਾਰਾਜ ਬਣਿਆ ਸੀ ਉਹ ਹੀ ਗੁਰੂ ਨਾਨਕ ਦੇਵ ਬਣਿਆ ਕਲਯੁਗ ਦੇ ਵਿੱਚ। ਅੱਜ ਸਾਡੇ ਲਿਖਾਰੀ ਜਿਨ੍ਹਾਂ ਨੇ ਅੱਗ ਹੀ ਸਿਰਫ ਲਾਉਣੀ ਹੈ ਜਾਂ ਜਿਨ੍ਹਾਂ ਨੇ ਇਹ ਆ ਵੀ ਕਲਮ ਦੇ ਜ਼ਰੀਏ ਦੁਨੀਆ ਨੂੰ ਪਾੜਨਾ ਹੈ ਜੋੜਨ ਦੀ ਬਜਾਏ, ਗੁਰਬਾਣੀ ਦਾ ਆਸ਼ਾ ਹੋਰ ਹੈ। ਗੁਰਬਾਣੀ ਸਤਿਗੁਰੂ ਜੀ ਕਹਿੰਦੇ ਹਨ, ਕਹਿੰਦੇ ਹਨ ਸਗਲ ਬਨਸਪਤ ਮੈਂ ਬੈ ਸੰਤਰ ਅਤੇ ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋ ਸਮਾਣੀ ਘੱਟ ਘੱਟ ਮਾਧੋ ਜੀਆ। ਸਬੈ ਘਟ ਰਾਮ ਬੋਲੈ ਜੀ, ਸਬੈ ਘਟ ਰਾਮ ਬੋਲੈ ਜੀ, ਸਬੀ ਘਟ ਰਾਮ ਬੋਲੈ ਜੀ, ਏਕਲ ਮਾਟੀ ਕੁੰਚ ਰਚਿਤੀ ਭਾਂਜਨ ਹੈ ਬੋ ਨਾਰੇ ਹਰੇ ਬਈ, ਏਕਲ ਮਾਟੀ ਕੁੰਚ ਰਚੀ ਭਾਂਜਨ ਹੈ ਬੋ ਨਾਨਾ ਹਰੇ, ਸਾਵਰ ਜੰਗਮ ਕੀਟ ਪਤੰਗਮ ਸਾਵਰ ਜੰਗਮ ਕੀਟ ਬਈ, ਘੱਟ ਘੱਟ ਰਾਮ ਸੁਮਨ ਸਭੈ ਘੱਟ ਰਾਮ ਬੋਲੇ, ਰਾਮ ਬੋਲੈ ਜੀ ਸਭੈ ਘੱਟ ਰਾਮ ਬੋਲੈ ਜੀ, ਸਭੀ ਘੱਟ ਰਾਮ ਬੋਲੈ। ਗੁਰਬਾਣੀ 'ਤੇ ਪੜ੍ਹਦੇ ਹਾਂ ਕਿ ਘੱਟ ਘੱਟ ਮੈਂ ਹਰਜੂ ਵਸੈ ਸੰਤਨ ਕਹਿੋ ਪੁਕਾਰ। ਹੁਣ ਜਰਾ ਸਿੱਖਾਂ ਵੱਲ ਦੇਖ ਲਓ ਤੁਸੀਂ, ਨਾਮ ਧਾਰੀਏ ਤਾਂ ਅੱਗੇ ਹੀ ਨਾ ਕਿ ਲਾਂਭੇ ਕੀਤੇ ਹੋ ਭਾਈ ਜੀ ਇਹ ਦੇਹ ਧਾਰੀ ਗੁਰੂ ਨੂੰ ਮੰਨਦੇ ਹਨ, ਪਰ ਗੁਰਬਾਣੀ ਦੇ ਵਿੱਚੋਂ ਇੱਕ ਵੀ ਪ੍ਰਮਾਣ ਨਹੀਂ ਮਿਲਣਾ ਭਾਈ ਦੇਹ ਧਾਰੀ ਗੁਰੂ ਤੋਂ ਵੀ ਬਿਨਾਂ ਕਿਸੇ ਦਾ ਕੁਛ ਬਣਿਆ ਸਪਸ਼ਟ। ਉੱਥੇ ਪਤਾ ਨਹੀਂ ਉਹ ਤੁਕਾਂ ਨਹੀਂ ਪੜ੍ਹਦੇ, ਮਹਾਰਾਜ ਕਹਿੰਦੇ ਜਿਸ ਕਾ ਗ੍ਰਹਿ ਹੈ ਤਿੰਨ ਦੀਆ ਤਾਲਾ ਅਤੇ ਕੁੰਜੀ ਗੁਰ ਸੌ ਪਾਈ, ਅਨ ਕੋ ਪਾਵ ਕਰੇ ਨਹੀਂ ਪਾਵੇ ਬਿਨ ਸਤਿਗੁਰ ਕੀ ਸਰਨਾਈ। ਇਹਦਾ ਹੁਣ ਕੀ ਅਰਥ ਕੋਈ ਕਰੇਗਾ, ਅਨੇਕ ਯਤਨ ਕੋਈ ਕਰ ਲਵੇ ਬਗੈਰ। ਅਸੀਂ ਇਹ ਨਹੀਂ ਕਹਿੰਦੇ ਵੀ ਸਾਡੇ ਵਾਲਾ ਸਤਿਗੁਰੂ ਮੰਨੋ, ਪਰ ਸਤਿਗੁਰੂ ਦੇ ਹੱਥ 'ਚ ਕੁੰਜੀ ਹੈ, ਸਤਿਗੁਰ ਹੱਥ ਕੁੰਜੀ ਹੋਰ ਤਦਲ ਖੁੱਲੇ ਨਾਹੀਂ ਗੁਰ ਪੂਰੇ ਭਾਗ ਮਿਲਾਵਣਿਆ। ਸਤਿਗੁਰੂ ਗੁਰਬਾਣੀ ਦੇ ਵਿੱਚ ਅਲਹਿਦਾ ਅਲਹਿਦਾ ਸਤਿਗੁਰੂ ਹਨ, ਭਗਤਾਂ ਦੇ ਅਲਹਿਦਾ ਅਲਹਿਦਾ ਨਾਮ ਹਨ। ਕਿਸੇ ਨੇ ਅੱਲਾਹੂ ਅਕਬਰ ਹੀ ਜਪਿਆ, ਫਰੀਦ ਸਤਨਾਮ ਨਹੀਂ ਸੀ ਜਪਦਾ, ਅੱਲਾਹੂ ਅਕਬਰ ਜਪਦਾ ਸੀ, ਪਰ ਸਟੇਜ ਉੱਥੇ ਹੀ ਚਲਾ ਗਿਆ। ਗੁਰੂ ਨਾਨਕ ਦੇਵ ਵੱਲ ਧਿਆਨ ਰੱਖਣਾ, ਉਹਨਾਂ ਨੇ ਇਹ ਫਿਰ ਜਿਹੜੇ ਉਸ ਟਾਈਮ ਸਿੱਧਾਂ ਦਾ ਜ਼ਿਆਦਾ ਕੁਛ ਬੋਲਬਾਲਾ ਸੀ, ਉਹ ਕੀ ਕਰਦੇ ਸੀ, ਸੁਮੇਰ ਪਰਬਤ 'ਤੇ ਰਹਿੰਦੇ ਸੀ, ਕੈਲਾਸ਼ ਪਰਬਤ ਸ਼ਿਵਜੀ ਰਹਿੰਦੇ ਸੀ ਅਤੇ ਸੁਮੇਰ ਪਰਬਤ 'ਤੇ ਹੀ ਰਹਿੰਦੇ ਸੀ। ਇਹ ਪਰਬਤਾਂ ਦਾ ਜ਼ਿਕਰ ਮਾਨ ਸਰੋਵਰ ਝੀਲ ਦੇ ਦੁਆਲੇ ਦੁਆਲੇ ਇੱਥੇ ਕਿਹਨਾਂ ਦੀ ਸਥਿਤੀ ਹੈ, ਉੱਥੇ ਆਮ ਆਦਮੀ ਨਹੀਂ ਪਹੁੰਚ ਸਕਦਾ। ਗੁਰੂ ਨਾਨਕ ਦੇਵ ਜਦ ਗਏ ਤਾਂ ਕਹਿੰਦੇ ਫਿਰ ਪੁੱਛਣ ਸਿੱਧ ਨਾਨਕਾ ਤੁਝੇ ਕੌਣ ਸਖਤ ਇੱਥੇ ਲੈ ਆਈ। ਇਹ ਬਾਲਿਆ ਬਾਲਕ ਕਹਿੰਦੇ ਹਨ ਕਿਉਂਕਿ ਉਹਨਾਂ ਦੀਆਂ ਤਿੰਨ ਤਿੰਨ ਚਾਰ ਚਾਰ ਸੌ ਸਾਲ ਦੀਆਂ ਉਮਰਾਂ, ਵੀ ਤੈਨੂੰ ਕਿਹੜੀ ਸ਼ਕਤੀ ਇੱਥੇ ਲੈ ਆਈ, ਇੱਥੇ ਤਾਂ ਬੰਦੇ ਦੀ ਗਮਤਾ ਨਹੀਂ ਹੈ। ਉਹ ਕਹਿੰਦੇ ਹਉਂ ਜਪਿਆ ਪਰਮੇਸ਼ਰੋ ਅਤੇ ਸਬਦ ਸੰਤਾੜੀ ਲਾਈ, ਪਰਮੇਸ਼ਰ ਦੇ ਨਾਮ ਦੇ ਨਾਲ ਉਹਦੀ ਕਿਰਪਾ ਨਾਲ ਇੱਥੇ ਆ ਪਹੁੰਚੇ ਹਾਂ। ਉਹ ਗੁਰੂ ਨਾਨਕ ਜਿਹਨੂੰ ਕਿ ਧਰਤ ਆਕਾਸ਼ ਚਹੂੰ ਦਿਸ ਜਾਣਾ, ਜੇ ਇੱਦਾਂ ਸੀ ਤਾਂ ਉੱਥੇ ਜਿੱਥੇ ਸਤਿਗੁਰੂ ਜੀ ਗੁਰੂ ਨਾਨਕ ਦੇਵ ਦਾ ਕੋਈ ਪਾਰਾਵਾਰ ਪਾ ਸਕਦਾ, ਜਿਨ੍ਹਾਂ ਨੇ ਇਹ ਮੁੱਢ ਬੰਨਿਆ। ਕਹਿੰਦੇ ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਪ੍ਰੇਮ ਭਗਤ ਲਿਵ ਲਾਈ, ਤਾਂ ਤੇ ਅੰਗਦ ਅੰਗ ਸੰਗ ਭੈਉ ਸਾਇਰ, ਤਿੰਨ ਸ਼ਬਦ ਸੁਰਤ ਕੀ ਨੀਂਵ ਰਖਾਈ। ਸ਼ਬਦ ਸੁਰਤ ਦੀ ਨੀਂਵ ਰੱਖ ਦਿੱਤੀ, ਤਾਂ ਉਹ ਕਿਸ ਤਰ੍ਹਾਂ ਰੱਖੀ, ਇਹ ਨਾਮ ਜਿਹੜਾ ਤੁਸੀਂ ਦੱਸੋ ਵੀ ਸਿੰਗਲਾ ਦੀਪ ਜਦ ਗੁਰੂ ਨਾਨਕ ਦੇਵ ਜੀ ਗਏ ਲੰਕਾ 'ਚ, ਅਤੇ ਕਿਹੜਾ ਜਹਾਜ਼ ਸੀ ਉਹਨਾਂ ਦੇ ਪਾਸ, ਅਤੇ ਕਿਹੜੀ ਕਿਸ਼ਤੀ ਸੀ,